ਵਿੱਚ ਬਾਜ਼ਾਰੀ ਦੰਗੇ ਲੱਗੇ ਦੋ ਤਲਵਾਰੀ ਅੱਖੀਆਂ ਕੇ ਮੱਖਣਾ ਉਹ ਜਾਨ ਕਟੇਂਗੇ ਜਿਗਰ ਕਟੇ ਅਬ ਇੰਦੋ ਧਾਰੀ ਅੱਖੀਓ ਸੇ ਮੱਖਣਾ ਬੜੀ ਚਿਕਨੀ ਹੈ ਮਤ ਖੇਲ ਫਿਸਲ ਜਾਏਗਾ ਜਾ ਚਾਂਦ ਕਾ ਚਿਕਨਾ ਸਾਬੁਨ ਕੁਛ ਦੇਰ ਮੇਂ ਗਲ ਜਾਏਗਾ ਆ ਜਾ ਬਰਾਬਰ ਬਰਾਬਰ ਬਰਾਬਰ ਬਰਾਬਰ ਬਰਾਬਰ। तारी अखियों के मखना ओ जान कटे के जिगर कटे अब इंदो धारी अखियों से मखना हाज चांदनी कूटेंगे आसमान को लूटेंगे हाज चांदनी कूटेंगे।